ਆਖਿਆ ਭੁੱਲ ਗਿਆ ਹੋਣਾ, ਹੋਰ ਕਿਸੇ ਤੇ ਡੁੱਲ ਗਿਆ ਹੋਣਾ। ਤੂੰ ਤੇ ਆਖਿਆ ਭੁੱਲ ਗਿਆ ਹੋਣਾ, ਹੋਰ ਕਿਸੇ ਤੇ ਡੁੱਲ ਗਿਆ ਹੋਣਾ। ਐਡਾ ਨੀ ਸੁਖਾਲਾ ਛੱਡੀ ਦਾ, ਛੱਡੀ ਦਾ।